ਜਿੱਥੇ ਵਸਦੇ ਪੰਜਾਬੀ ਹੈ ਪੰਜਾਬ ਵਸਦਾ, ਸੋਹਣੇ ਫੁੱਲਾਂ ਵਿੱਚੋਂ ਫੁੱਲ ਹੈ ਗੁਲਾਬ ਹੱਸਦਾ, ਰਾਗ ਤਿੱਤਲੀਆਂ ਨਾਲੋਂ ਛੇੜੇ ਪੌਰ ਵੱਖਰਾ, ਸਾਰੇ ਜੱਗ ਚ ਪੰਜਾਬੀਆਂ ਦਾ ਟੌਰ ਵੱਖਰਾ, ਸਾਰੇ ਜੱਗ ਚ ਪੰਜਾਬੀਆਂ ਦਾ ਟੌਰ ਵੱਖਰਾ।